ਕੁੰਟਾ ਦਿਲ ਵਿੱਚ ਵਸ ਜਾ ਤੂੰ ਕੁੰਟਾ ਦਿਲ ਚ ਵਸਾ ਲੈ ਸਾਨੂੰ ਸਾਡਾ ਦਿਲ ਵਿੱਚ ਵਸ ਜਾ ਤੂੰ ਕੁੰਟਾ ਦਿਲ ਚ ਵਸਾ ਲੈ ਸਾਨੂੰ ਆ ਸਾਡਾ ਬਣ ਜਾ ਤੂੰ ਸਾਡਾ ਬਣ ਜਾ ਤੂੰ ਤੇ ਆਪਣਾ ਬਣਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਕੁੰਟਾ ਦਿਲ ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਦਿਲ ਚ ਵਸਾ ਲੈ ਸਾਨੂੰ ਇਹ ਦੂਰੀ ਕਿਸ ਗੱਲ ਦੀ ਮਜਬੂਰੀ ਕਿਸ ਗੱਲ ਦੀ ਜੇ ਤੂੰ ਚਾਕਦੀ ਮੱਝੀਆਂ ਦਾ ਮੇਰੀ ਚੋਰੀ ਕਿਸ ਗੱਲ ਦੀ ਮਜਬੂਰੀ ਕਿਸ ਗੱਲ ਦੀ ਮੈਨੂੰ ਰਾਂਝਾ ਮੰਨਿਆ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਬੜੀ ਮੁਸ਼ਕਿਲ ਲੱਭਦੇ ਨੇ ਭਾਗਵਤੀ ਨੇ ਯਾਰ ਨਕੀਨੇ ਉਹ ਛਤਰੀ ਕਿਸ ਕੰਮ ਦੀ ਜਦੋਂ ਉੱਡ ਕੇ ਕਬੂਤਰ ਚੀਨੇ ਯਾਰ ਨਕੀਨੇ ਅਸੀਂ ਤੇਰੇ ਗੋਲੇ ਹਾਂ ਜਿੱਥੇ ਮਰਜ਼ੀ ਬਿਠਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਦੁਨੀਆ ਦੇ ਤਮਾਸ਼ੇ ਦਾ ਤੂੰ ਮਸਤ ਮਦਾਰੀ ਏ ਰੰਗਾਂ ਦਾ ਲਲਾਰੀ ਏ ਅਸੀਂ ਚਿੱਟੀ ਚਾਦਰ ਹਾਂ ਜਿਵੇਂ ਮਰਜ਼ੀ ਰੰਗਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਦਿਲ ਚ ਵਸਾ ਲੈ ਸਾਨੂੰ ਮੈਂ ਤੇਰੇ ਪੈਰੀ ਝਾਂਜਰ ਹਾਂ ਮੈਂ ਤੇਰੇ ਹੱਥ ਦੀ ਖੰਜਰੀ ਹਾਂ ਮਰ ਜਾਣਿਆ ਮਾਨਾ ਵੇ ਸਾਈਆਂ ਦੀ ਕੰਜਰੀਆਂ ਸਾਈਆਂ ਦੀ ਕੰਜਰੀਆਂ ਤੂੰ ਲਾਡੀਸ਼ਾ ਮੇਰਾ ਲਾਡੀਸ਼ਾ ਮੇਰਾ ਜਿਵੇਂ ਮਰਜ਼ੀ ਨਚਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਆ ਸਾਡਾ ਬਣ ਜਾ ਤੂੰ ਸਾਡਾ ਬਣ ਜਾ ਤੂੰ ਤੇ ਆਪਣਾ ਬਣਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ ਅੱਜ ਦਿਲ ਵਿੱਚ ਵਸ ਜਾ ਤੂੰ ਤੇ ਦਿਲ ਚ ਵਸਾ ਲੈ ਸਾਨੂੰ